कहानी जानी जानी रे राजा राम की कहानी जानी जानी रे राम पर गासा गुरमुख पीर ले जानी अंतर जोत राम पर गासा गुरमुख पीर ले जानी जानी जानी रे राजा राम की कहानी जानी जानी रे राजा राम की कहानी जानी जानी रे तरवर एक अनंत डर साखा पोप पत्र रस परे डर साखा पोप पत्र रस परे यही अमृत की बाड़ी है रे तिन हर पूरे करे यही अमृत की बाड़ी है रे तिन हर पूरे करे जानी जानी रे राजा राम की कहानी जानी जानी रे राजा राम की कहानी जानी जानी रे रस बीता बरहले उर धरेया पवर एक पोप रस बीता बरहले उर धरेया सोर मदे पवन चकोरेया आकाशे पर भरेया सोर मदे पवन चकोरिया आकाशे पर भरेया जानी जानी रे राजा राम की कहानी जानी जानी रे राजा राम की कहानी जानी जानी रे राजा राम की कहानी जानी जानी रे सहज सुन एक बिरवा उपजिया धरती चल हर सोखिया सहज सुन एक बिरवा उपजिया धरती चल हर सोखिया कहे कबीर हो ताका सेवक जिन्हें बिरवा देखिया राम की कहानी जानी जानी रे जानी जानी रे राजा राम की कहानी अंतर ज्योत राम परगासा गुरमुख बिरले जाने भगत कबीर साहब का उचारिया होया ये शब्द श्री गुरु ग्रंथ साहब जी महाराज दे विच दर्ज है। शब्द का मुख भाव रहाओ दी पंक्ति ते हुंदा है। रहाओ दी पंक्ति है जानी जानी रे राजा राम की कहानी अंतर ज्योत राम परगासा गुरमुख बिरले जाने। कहानी कहंदे हन बीत चुकी घटना या जेड़ी घटना घट रही है उसनू कोई सुनावे कोई कहे अगर कोई झूठी कहानी सुनावे लोग उसनू भी सुनते हैं पर ए ते परमेश्वर दे नाम दी कहानी सच्ची कहानी और भगत कबीर साहब कह रहे हैं अंतर ज्योत राम परगासा जिस वेले इंसान दे अंदर नाम दा प्रकाश हो जाए ता फिर ओ इस कहानी नू जान लेंदा है कि परमात्मा दे मेल दी अवस्था की है। पर एक गल है गुरमुख बिरले जानी कोई विरला गुरमुख इस कहानी नू जानदा है कि परमेश्वर दे मेल दा आनंद की है। ए शब्द तीन बंदा दे विच है कि परमेश्वर दा जद मिलाप हुंदा है फिर इंसान दी अवस्था की हुंदी है और परमेश्वर दा मिलाप गुरु करांदा है और एदे वास्ते गुरु दी लोड़ है। आओ एक वरी इस पंक्ति नू फिर आपां रल के सरवण करिए। जानी जानी रे राजा राम की कहानी जानी जानी रे राजा राम की कहानी जानी जानी रे अंतर ज्योत राम परगासा गुरमुख बिरले जानी अंतर ज्योत राम परगासा गुरमुख बिरले जानी जानी जानी रे राजा राम की कहानी जानी जानी रे राजा राम की कहानी जानी जानी। ਜਾਨੀ ਰੇ। ਭਗਤ ਕਬੀਰ ਸਾਹਿਬ ਇਸ ਸਾਰੇ ਸ਼ਬਦ ਨੂੰ ਤਿੰਨ ਬੰਦਾਂ ਵਿੱਚ ਇਸ ਤਰ੍ਹਾਂ ਵੰਡਦੇ ਹਨ। ਹੇ ਭਾਈ, ਜੇ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼ ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੀ ਹੈ। ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਸੰਸਾਰ ਇੱਕ ਰੁੱਖ ਸਮਾਨ ਹੈ। ਜਗਤ ਦੇ ਜੀ ਜੰਤ ਮਾਨੋ ਉਸ ਰੁੱਖ ਦੀਆਂ ਬੇਅੰਤ ਡਾਲੀਆਂ ਟਹਿਣੀਆਂ ਹਨ, ਜੋ ਫੁੱਲਾਂ ਪੱਤਰਾਂ ਤੇ ਰਸ ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ। ਇਹ ਸੰਸਾਰ ਅੰਮ੍ਰਿਤ ਦੀ ਇੱਕ ਬਗੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ। ਜਿਵੇਂ ਇੱਕ ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿੱਚ ਆਪਣੇ ਆਪ ਨੂੰ ਜਾ ਬਣਾਉਂਦਾ ਹੈ, ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਉਲਾਰਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ ਰਸ ਵਿੱਚ ਮਸਤ ਹੋ ਕੇ ਪੂਰਨ ਖੜਾਓ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਤੇ ਸੋਚ ਮੰਡਲ ਵਿੱਚ ਹੁਲਾਰਾ ਦੇ ਕੇ ਪ੍ਰਭੂ ਚਰਨਾਂ ਵਿੱਚ ਉਡਾਰੀ ਲਾਉਂਦਾ ਹੈ। ਉਸ ਗੁਰਮੁਖ ਦੀ ਉਸ ਅਡੋਲ ਅਫੁਰ ਅਵਸਥਾ ਵਿੱਚ ਉਸ ਦੇ ਅੰਦਰ ਕੋਮਲਤਾ ਰੂਪ ਮਾਨੋ ਇੱਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦਿੰਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਉਸ ਇਨਸਾਨ ਦਾ, ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ ਆਪਣੇ ਅੰਦਰ ਉੱਗਿਆ ਹੋਇਆ ਇਹ ਕੋਮਲ ਬੂਟਾ ਦੇਖਿਆ। ਸਾਧ ਸੰਗਤ, ਇਹ ਬ੍ਰਹਮ ਗਿਆਨ ਦੀ ਅਵਸਥਾ ਦਾ ਸ਼ਬਦ ਹੈ, ਜਿਹੜਾ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਕਿ ਪਰਮੇਸ਼ਰ ਦੇ ਨਾਲ ਗੁਰੂ ਮੇਲ ਕਰਾਉਂਦਾ ਹੈ, ਔਰ ਪਰਮੇਸ਼ਰ ਦੇ ਨਾਲ ਜਦ ਮੇਲ ਹੋ ਜਾਏ ਤੇ ਫਿਰ ਉਹ ਇਨਸਾਨ ਕੀ ਸਮਝਦਾ ਹੈ। ਇਹ ਜਿਹੜਾ ਸੰਸਾਰ ਹੈ ਇੱਕ ਦਰਖਤ ਹੈ, ਔਰ ਇਹ ਜੀਵ ਜੰਤ ਇਸ ਦਰਖਤ ਦੀਆਂ ਟਾਹਣੀਆਂ ਹਨ। ਇਹ ਜੀਵ ਜੰਤ ਫੁੱਲ ਹਨ, ਪੱਤੇ ਹਨ, ਫਲ ਹਨ। ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰੀਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ, ਤਿੰਨ ਹਰ ਪੂਰੇ ਕਰੀਆ। ਐ ਭਾਈ, ਇਹ ਸੰਸਾਰ ਅੰਮ੍ਰਿਤ ਦੀ ਬਗੀਚੀ ਹੈ, ਅੰਮ੍ਰਿਤ ਦਾ ਬਾਗ ਹੈ, ਔਰ ਇਸ ਬਾਗ ਨੂੰ ਪਰਮੇਸ਼ਰ ਬਣਾਉਣ ਵਾਲਾ ਹੈ। ਇਸ ਗੱਲ ਨੂੰ ਉਹ ਸਮਝਦਾ ਹੈ ਜਿਹਦੇ ਅੰਦਰ ਰਾਮ ਦਾ, ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਏ, ਤੇ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਏ ਉਹੀ ਗੁਰਮੁਖ ਬਣਦਾ, ਤੇ ਉਹੀ ਫਿਰ ਇਹ ਕਹਿੰਦਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਅੱਜ ਦਾ ਇਨਸਾਨ ਸੰਸਾਰ ਨੂੰ ਪਰਮੇਸ਼ਰ ਦਾ ਰੂਪ ਨਹੀਂ ਸਮਝਦਾ, ਇਸੇ ਵਾਸਤੇ ਇਹ ਲੜਾਈ ਝਗੜੇ ਦੰਗੇ ਫਸਾਦ ਹੁੰਦੇ ਹਨ, ਇਸੇ ਵਾਸਤੇ ਇਨਸਾਨ ਇਨਸਾਨ ਦੇ ਨਾਲ ਨਫ਼ਰਤ ਕਰਦਾ ਹੈ। ਕਬੀਰ ਸਾਹਿਬ ਕਹਿ ਰਹੇ ਹਨ, ਅਗਰ ਪੂਰਾ ਗੁਰੂ ਮਿਲ ਜਾਏ ਉਹ ਇਹਨਾਂ ਗੱਲਾਂ ਦੀ ਸੋਝੀ ਕਰਾਉਂਦਾ ਹੈ ਕਿ ਇਹ ਇਨਸਾਨ, ਇਹ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਉਹਦੇ ਬਣਾਏ ਹੋਏ ਜੀਵਾਂ ਨਾਲ ਪਿਆਰ ਕਰ, ਕੋਈ ਵੀ ਬੇਗਾਨਾ ਨਹੀਂ। ਪਰ ਇਹਨਾਂ ਗੱਲਾਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅੰਤਰ ਜੋਤ ਰਾਮ ਪ੍ਰਗਾਸਾ, ਜਦੋਂ ਅੰਦਰ ਰਾਮ ਨਾਮ ਦੀ ਜੋਤ ਜਗ ਜਾਏ। ਪਰ ਇਹ ਜੋਤ ਕਿਸੇ ਵਿਰਲੇ ਦੇ ਅੰਦਰ ਜਗਦੀ ਹੈ, ਤੇ ਕਬੀਰ ਸਾਹਿਬ ਨੇ ਕਹਿ ਦਿੱਤਾ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਹੁਣ ਇਸ ਕਹਾਣੀ ਨੂੰ ਜਾਣ ਲਿਆ, ਇਹ ਸਾਰਾ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਇਸੇ ਵਾਸਤੇ ਤੇ ਮੈਨੂੰ ਕੋਈ बेगाना नजर नहीं आता। जानी जानी रे राजा राम की कहानी, जानी जानी रे राजा राम की कहानी, जानी जानी रे। तरवर एक अनंत डर साखा पोप पत्र रस परेया, तरवर एक अनंत डर साखा पोप पत्र रस परेया, एह अमृत की बाड़ी है रे तिनहर पूरे करेया, की बाड़ी है रे तिनहर पूरे करे या। जानी जानी रे राजा राम की कहानी, जानी जानी रे राजा राम की कहानी, जानी जानी रे। जिन्होंने इस कहानी नू जान लिया कि सारे विच परमेश्वर है, वो गुरमुख बन गए, भगत बन गए, संत बन गए। जिन्हें इस कहानी नू समझिया नहीं, बेशक उन्हां भगती कीती, सिमरन कीता, पर वो किसे मंजिल ते पहुंच ना सके। इसे वास्ते देखदे हां कि कई बारी बहुता सिमरन करन वाला, बहुता मंदिर मसीत गुरुद्वारे जान वाला भी दुबदा दा भरिया होंदा, क्योंकि गया ते है मंदिर मसीत गुरुद्वारे, पर मन विचों दुबदा ना कढ़ सके है, क्योंकि पूरे गुरु की प्राप्ति नहीं हुई। हिरदे विच नाम नहीं वसया, प्रकाश नहीं होया, क्योंकि जिहड़ा प्रकाश है परमेश्वर दा, उह ते दुबदा दूर कर देंदा है। जिहाली मन विच दुबदा है ते समझो कि बेशक नाम जपदा है, पर अंदर हालिए दे नाम वसिया ने। और ए परमात्मा दे मेल दी अवस्था जद हो जाए ते फिर इंसान दी हालत की होंदी है। भगत नामदेव जी सानू अपने शब्द द्वारा उपदेश कर दे। अनमड़िया मंदल बाजे बिन सावन कनहर गाजे, अनमड़िया मंदल बाजे, मंदल क्या है टोल नू, एक टोल बजदा है जदो मड़िया हुंदा है, जदो बदल गरजदे ने सावन दे महीने बरसात पैंदी, पर जद परमेश्वर दा मेल होवे, गुरु मेल करावे, ते फिर अनमड़िया मंदल बाजे, बिना मड़िया होया ढोल वजन लग पैंदे, बिन सावन कनहर गाजे, बिना सावन दे बदल गजन लग पैंदे, बादल बिन बरखा होई, बिना बदल दे बरसात होन लग पैंदी है, बादल बिन बरखा होई जो तत बिचारे कोई। ए गल हसन वाली ने विचार दी है। जद परमेश्वर दा नाम अंदर वस जावेगा, परमेश्वर दे नाम दा टोल वजेगा, ते फिर जिहड़े विकार ने ए अंदरों भज जाणगे। टोल वजे ता छोटे मोटे खड़ाक सुनाई नहीं देंदे, परमेश्वर दे नाम दा टोल अंदर वजेगा ते विकार दुबदा ईरखा ए भज जाएगी। बिन सावन कनहर गाजे, परमेश्वर दा नाम वसेगा ते अंदर बरसात होवेगी, केड़ी नाम दी बरसात, बादल बिन बरखा होई ਨਾਮ ਦੀ ਬਰਸਾਤ ਵਾਸਤੇ ਬਦਲਾਂ ਦੀ ਲੋੜ ਨਹੀਂ ਪੈਂਦੀ। ਜੋ ਤਤ ਵਿਚਾਰੇ ਕੋਈ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਅਗਰ ਇਸ ਦੀ ਵਿਚਾਰ ਕਰੋਗੇ ਤੇ ਫਿਰ ਤੁਹਾਡਾ ਜੀਵਨ ਉੱਚਾ ਹੋ ਜਾਏਗਾ, ਅੰਦਰ ਨਾਮ ਵਸੇਗਾ, ਦੁਬਦਾ ਈਰਖਾ ਭੱਜ ਜਾਏਗੀ। ਔਰ ਹਰ ਵੇਲੇ ਨਾਮ ਦੀ ਬਰਸਾਤ ਹੋਵੇਗੀ, ਭਾਵ ਹਰ ਵੇਲੇ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋਗੇ। ਅਨਮੜਿਆ ਮੰਦਲ ਬਾਜੇ, ਬਿਨ ਸਾਵਨ ਕਨ ਹਰ ਗਾਜੇ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੇ ਕੋਈ, ਮੌਕੋ ਮਿਲਿਓ ਰਾਮ ਸਨੇਹੀ, ਜੈ ਮਿਲੀਏ ਦੇਹ ਸੁਦੇਹੀ, ਮੌਕੋ ਮਿਲਿਓ ਰਾਮ ਸਨੇਹੀ। ਨਾਮਦੇਵ ਜੀ ਕਹਿ ਰਹੇ ਨੇ ਮੈਨੂੰ ਤੇ ਮੇਰਾ ਪਰਮੇਸ਼ਰ ਮਿਲ ਗਿਆ। ਦੇਹ ਕਹਿੰਦੇ ਨੇ ਸਰੀਰ ਨੂੰ, ਜਿਹਦੇ ਮਿਲਣ ਦੇ ਨਾਲ ਮੇਰੀ ਦੇਹ ਸੁਹਾਵਣੀ ਹੋ ਗਈ ਹੈ। ਕਿਸ ਤਰ੍ਹਾਂ? ਮਿਲ ਪਾਰਸ ਕੰਚਨ ਹੋਇਆ, ਮੁਖ ਮਨ ਸਾਰਤਨ ਪਰੋਆ, ਮਿਲ ਪਾਰਸ ਕੰਚਨ ਹੋਇਆ, ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁੱਖ ਕਹਿੰਦੇ ਨੇ ਮੂੰਹ ਨੂੰ, ਮੁੱਖ ਮਨਸਾ ਰਤਨ ਪਰੋਇਆ, ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ ਹੋ ਗਏ। ਨਿਜ ਪਾਉ ਪਿਆ ਬ੍ਰਹਮ ਪਾਗਾ, ਗੁਰ ਪੁੱਛੇ ਮਨ ਪਤਿਆਗਾ, ਪਾਉ ਕਹਿੰਦੇ ਨੇ ਪਿਆਰ ਨੂੰ, ਮਨ ਵਿੱਚ ਪਿਆਰ ਆ ਗਿਆ, ਬ੍ਰਹਮ ਭੱਜ ਗਏ, ਪਰ ਉਦੋਂ ਜਦੋਂ ਮੈਂ ਗੁਰੂ ਨੂੰ ਪੁੱਛਿਆ, ਗੁਰੂ ਨੇ ਸਿੱਖਿਆ ਦਿੱਤੀ ਤਾਂ ਮੇਰਾ ਮਨ ਗੁਰੂ ਦੀ ਸਿੱਖਿਆ ਦੇ ਭਤੀਜ ਗਿਆ। ਨਿਜ ਪਾਉ ਪਿਆ ਬ੍ਰਹਮ ਪਾਗਾ, ਗੁਰ ਪੁੱਛੇ ਮਨ ਪਤਿਆਗਾ, ਜਲ ਪੀ ਤੇਰੇ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ, ਜਲ ਪੀਤਰ ਕੁੰਭ ਸਮਾਨਿਆ। ਜਲ ਕਹਿੰਦੇ ਨੇ ਪਾਣੀ, ਕੁੰਭ ਕੜੇ ਨੇ। ਸਮੁੰਦਰ ਦੇ ਵਿੱਚ ਅਗਰ ਕੋਈ ਪਾਣੀ ਦੇ ਘੜੇ ਨੂੰ ਡੁਬੋ ਦੇਵੇ, ਪਾਣੀ ਦਾ ਘੜਾ ਸਮੁੰਦਰ ਵਿੱਚ ਸਮਾ ਜਾਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿ ਰਹੇ ਨੇ, ਜਲ ਪੀਤਰ ਕੁੰਭ ਸਮਾਨਿਆ, ਮੈਂ ਆਪਣੇ ਪਰਮ ਵਹਿਮ ਸਾਰੇ ਤਿਆਗ ਦਿੱਤੇ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ, ਤੇ ਜਿਸ ਤਰ੍ਹਾਂ ਘੜਾ ਸਮੁੰਦਰ ਵਿੱਚ ਸਮਾ ਜਾਂਦਾ, ਇਸੇ ਤਰ੍ਹਾਂ ਮੇਰੀ ਵੀ ਸਮਾਈ ਹੁਣ ਨਾਮ ਦੇ ਵਿੱਚ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਸਾਰਿਆਂ ਵਿੱਚ ਇੱਕ ਰਾਮ ਨੂੰ ਦੇਖਦਾ, ਇੱਕ ਅੱਲਾ ਨੂੰ, ਇੱਕ ਵਾਹਿਗੁਰੂ ਨੂੰ ਦੇਖਦਾ। ਜਲ ਪੀ ਤੇਰੇ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੇ ਤਤ ਪਛਾਣਿਆ। ਗੁਰੂ ਦੇ ਨਾਲ ਚੇਲੇ ਦਾ ਮਨ ਮਿਲ ਗਿਆ, ਕਿਉਂਕਿ ਗੁਰੂ ਦੀ ਸਿੱਖਿਆ ਦੇ ਨਾਲ ਮਨ ਪਤੀਜ ਗਿਆ, ਤੇ ਨਾਮਦੇਵ ਨੇ ਵੀ ਇਸ ਗੱਲ ਨੂੰ ਪਹਿਚਾਣ ਲਿਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਲਾਈ, ਗੁਰੂ ਨੇ ਨਾਮ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੱਤਾ, ਤੇ ਉਹ ਫਿਰ ਪਰਮੇਸ਼ਰ ਦਾ ਰੂਪ ਹੋ ਗਿਆ। ਉਸਨੇ ਇਸ ਕਹਾਣੀ ਨੂੰ ਜਾਣ ਲਿਆ ਕਿ ਸੰਸਾਰ ਪਰਮੇਸ਼ਰ ਦਾ ਰੂਪ ਹੈ, ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਉਹ ਫਿਰ ਪਰਮੇਸ਼ਰ ਵਰਗੇ ਹੀ ਹੋ ਗਏ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਜਾਨੀ ਜਾਨੀ ਰੇ ਰਾਜਾ राम की कहानी जानी जानी रे। पर पूरा गुरु पगां वालियां नूं मिलदा है। गुरु पूरा होवे ता भगत नामदेव जी कहंदे ने फिर की होवेगा। भगत नामदेव जी कहंदे ने मैनूं पूरा गुरु मिलिया, उसने मेरा जन्म सफल कर दिता। सफल जन्म मोको गुर कीना, दुख बिसार सुख अंतर लीना। सफल जन्म मोको गुर कीना, गुरु ने मेरा जन्म सफल कर दिता। दुख बिसार सुख अंतर लीना, गुरु मिलिया दुख दूर भज गए ते मेरे अंदर सुखां दा निवास हो गया, क्योंकि सुख देण वाला नाम मेरे अंदर वस गया। सफल जन्म मोको गुर कीना, दुख बिसार सुख अंतर लीना। ज्ञान अंजन मोको गुर दीना, राम नाम बिन जीवन मन ही। गुरु ने कृपा की थी, ज्ञान अंजन, अंजन कहंदे ने सुरमा। गुरु ने ज्ञान दा ऐसा सुरमा दिता कि मैनू इस गल दी सोझी हो गई, राम नाम तो बगैर जीवन किसे कम दा नहीं। ज्ञान अंजन मोको गुर दीना, राम नाम बिन जीवन मन ही। नाम देओ सिमरन कर जाना, जग जीवन सिउ जियो समाना। नामदेव जी कह रहे मैं सिमरन करके ये गल जान ली है कि सिमरन करन दे नाल जिथे दुखां दा नास हुंदा है उथे जग जीवन सिउ जियो समाना। जीवन देण वाला जेड़ा परमात्मा है ओ दे नाल जीव दा मिलाप हो जांदा है, और ओ इंसान इस कहानी नूं जान लैंदा है सिमरन सदका कि सारिआं विच परमेश्वर दा नूर है, ओ दी जोत है। जानी जानी रे राजा राम की कहानी, जानी जानी रे राजा राम की कहानी, जानी जानी रे। सहज सुन एक बिरवा उपजिया, धरती चल हर सोखिया। बिरवा उपजिया धरती चल हर सोखिया। कहे कबीर हो तां कसीब जिने बिरवा देखिया। कहे कबीर हो तां कसीब जिने बिरवा देखिया। जानी जानी रे राजा राम की कहानी, जानी जानी रे राजा राम की कहानी, जानी जानी रे। ज्योत राम परगासा गुरमुख बीर ले जानी। अंतर ज्योत राम परगासा गुरमुख बीर ले जानी। जानी जानी रे राजा राम की कहानी, जानी जानी रे राजा राम की कहानी जानी जानी रे राजा।